ਜਾਵਾਂ ਤੈਬਾ ਵਿੱਚ ਦੂਰ ਹੋਣ ਦੂਰੀਆਂ, ਮੇਰੇ ਲੇਖਾਂ ਵਿੱਚ ਹੋਣ ਜੇ ਹਜ਼ੂਰੀਆਂ, ਮੇਰੇ ਲੇਖਾਂ ਵਿੱਚ ਹੋਣ ਜੇ ਹਜ਼ੂਰੀਆਂ, ਅੱਖੀਆਂ 'ਚ ਹੰਝੂ ਹੋਣ, ਦਿਲ ਦੀ ਸਫਾਈ ਹੋਵੇ, ਮੇਰੇ ਵੀ ਮੁਕਦਰਾਂ 'ਚ ਤੈਬਾ ਦੀ ਗਦਾਈ ਹੋਵੇ, ਅੱਖੀਆਂ 'ਚ ਹੰਝੂ ਹੋਣ, ਦਿਲ ਦੀ ਸਫਾਈ ਹੋਵੇ, ਮੇਰੇ ਵੀ ਮੁਕਦਰਾਂ 'ਚ ਤੈਬਾ ਦੀ ਗਦਾਈ ਹੋਵੇ, ਤੈਬਾ ਦੀ ਗਦਾਈ ਹੋਵੇ, ਰੀਜਾਂ ਦਿਲ ਦੀਆਂ ਫੇਰ ਹੋਣ ਪੂਰੀਆਂ, ਮੇਰੇ ਲੇਖਾਂ ਵਿੱਚ ਹੋਣ ਜੇ ਹਜ਼ੂਰੀਆਂ, ਮੇਰੇ ਲੇਖਾਂ ਵਿੱਚ ਹੋਣ ਜੇ ਹਜ਼ੂਰੀਆਂ, ਨੂਰ ਤੇਰੇ ਰੋਜ਼ ਤੇ ਸਲਾਮੀਆਂ ਲਿਆਉਂਦੇ ਨੇ, ਖਾਕੀ ਤੇਰੇ ਰੋਜ਼ ਤੇ ਗੁਲਾਮੀਆਂ ਲਿਆਉਂਦੇ ਨੇ, ਨੂਰ ਤੇਰੇ ਰੋਜ਼ ਤੇ ਸਲਾਮੀਆਂ ਲਿਆਉਂਦੇ ਨੇ, ਖਾਕੀ ਤੇਰੇ ਰੋਜ਼ ਤੇ ਗੁਲਾਮੀਆਂ ਲਿਆਉਂਦੇ, ਆਉਂਦੇ ਨੇ ਜਾਲੀ ਚੁੰਮ ਲਈ ਖਾਕੀਆਂ ਤੇ ਨੂਰੀਆਂ, ਮੇਰੇ ਲੇਖਾਂ ਵਿੱਚ ਹੋਣ ਜੇ ਹਜ਼ੂਰੀਆਂ, ਮੇਰੇ ਲੇਖਾਂ ਵਿੱਚ ਹੋਣ ਜੇ ਹਜ਼ੂਰੀਆਂ, ਕਹਿਣ ਬਿਨਾ ਸੋਹਣਿਆ